ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਵਿਗਾੜ ਕਾਹੇ ਨਾਈਐ ਨਾਤਾ ਸੋ ਪਰਵਾਨ ਸੱਚ ਕਮਾਈਐ ਕਾਇਆ ਕੂੜ ਵਿਗਾੜ ਕਾਹੇ ਨਾਈਐ ਨਾਤਾ ਸੋ ਪਰਵਾਨ ਸੱਚ ਕਮਾਈਐ ਜਬ ਸੱਚ ਅੰਦਰ ਹੋਏ ਸੱਚਾ ਤਾਮ ਸੱਚਾ ਪਾਈਐ ਲਿਖੇ ਬਾਜਹੁ ਸੁਰਤ ਮਾਹੀ ਬੋਲ ਬੋਲ ਗਵਾਈਐ ਜਿੱਥੇ ਜਾਏ ਬਹੀਐ ਭਲਾ ਕਹੀਐ ਸੁਰਤ ਸ਼ਬਦ ਲਿਖਾਈਐ ਕਾਇਆ ਕੂੜ ਵਿਗਾੜ ਕਾਹੇ ਨਾਈਐ ਤਾਂ ਮੈਂ ਕਹਿਆ ਕਹਿਣ ਜਾ ਤੁਜ ਕਹਾਇਆ ਅੰਮ੍ਰਿਤ ਹਰ ਕਾ ਨਾਮ ਮੇਰਾ ਮਨ ਪਾਇਆ ਨਾਮ ਮਿੱਠਾ ਮਨਹਿ ਲਾਗਾ ਦੁਖ ਡੇਰਾ ਤਾਹਿਆ ਸੁਖ ਮਨ ਮਹਿ ਆਏ ਵਸਿਆ ਜਾਮ ਤੈ ਫੁਰਮਾਇਆ ਨਦਰ ਤੁਬ ਅਰਦਾਸ ਮੇਰੀ ਜਿਨ ਆਪ ਉਪਾਇਆ ਤਾਂ ਮੈਂ ਕਹਿਆ ਕਹਿਣ ਜਾ ਤੁਜ ਕਹਾਇਆ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਮੰਦਾ ਕਿਸੈ ਨਾ ਆਖ ਝਗੜਾ ਪਾਵਣਾ ਨਹਿ ਪਾਏ ਝਗੜਾ ਸੁਆਮ ਸੇਤੀ ਆਪ ਆਪ ਵਣਾਵਣਾ ਜਿਸ ਨਾਲ ਸੰਗਤ ਕਰ ਸਰੀਕੀ ਜਾਏ ਕਿਆ ਰੂਆਵਣਾ ਜੋ ਦੇ ਸਹਿਣਾ मनहे कहना आख माही वावना वारी खसम कडाए किरत कमावना सब उपाइयन आप आपे नदर करे कौड़ा कोई ना मांगे मीठा सब मांगे सब कोई मीठा मांग देखे खासम पावे सो करे किछ पुन दान अनेक करने नाम तोला ना समसरे नान का जिन नाम मिलिया कर्म हुआ तोर कदे सब उपाइयन आप आपे नदर करे नानका जिन लाभ मिलिया कर्म हुआ तोर कदे सब उपाइयन आप आपे नदर करे वाहे गुरु जी का खालसा वाहे गुरु जी की फतेह वडहंस महला पहला छंत एक ओंकार साते गुर प्रसाद काया कूड़ विगाड़ काहे नाई है नाता सो परवान सच कमाई है।